तेरे लिए मैं चिट्टी ऐनी चिट्टा छड्डता वेखी फेर मैं चिट्टे ते ला दी पुत जट दा। जग सिद्धू ਤੇਰੇ ਟੁੱਟਿਆ ਜਾਂ ਵਾੜਾ ਬੱਲੀਏ ਜਿੱਥੇ ਕਰਦੀ ਸੀ ਵੇਟ ਨਿੱਤ ਯਾਰ ਦਾ। ਨੀ ਕਦੇ ਲਾਉਂਦੀ ਸੀ ਹੁਣ ਰੱਖਦੀ ਐ ਵਨ ਪੀਸ ਟਾਨੀ ਕਿੱਥੋਂ ਯਾਦ ਆਉਣਾ ਯਾਰਾਂ ਵਾਲਾ ਮੈਕਸ ਪਾ ਇਥੋਂ ਬਿਮਰ ਦਾ ਚੱਕਿਆ ਨਾ ਜਾਵੇ ਚਾਨੀ ਯਾਦ ਹੋਣਾ ਯਾਰਾਂ ਵਾਲਾ ਮੈਕਸ ਪਾ ਇਥੋਂ ਬਿਮਰ ਦਾ ਚੱਕਿਆ ਨਾ ਜਾਵੇ ਚਾਨੀ ਕਦੇ ਮਰਦੀ ਹੁੰਦੀ ਸੀ ਅੰਬਰੇਲਾ ਕੱਟ ਤੇ ਨੀ ਹੁਣ ਚੱਕ ਮੈਂਬਰਾਂ ਨਿੱਤ ਪਾਉਂਦੀ ਆ ਇੱਕ ਨਾਲੇ ਉੱਤਰੇ ਤੇ ਦੂਜੇ ਨਾਲੇ ਚੜ ਜੇ ਤੀਜੇ ਦਿਨ ਬਰਥਡੇ ਮਨਾਉਂਦੀ ਆ ਇੱਕ ਨਾਲੇ ਉੱਤਰੇ ਤੇ ਦੂਜੇ ਨਾਲੇ ਚੜ ਜੇ ਤੀਜੇ ਦਿਨ ਬਰਥਡੇ ਮਨਾਉਂਦੀ ਆ ਐਵੇਂ ਨਾ ਅੜੀ ਕੇ ਕਿਸੇ ਚੜ ਜਾਵੀਂ ਤੂੰ ਐਵੇਂ ਨਾ ਅੜੀ ਕੇ ਕਿਸੇ ਚੜ ਜਾਵੀਂ ਤੂੰ ਜਾਂਦਾ ਏ ਬਗਾਨਾ ਪੁੱਤ ਖਾਨੀ ਕਿੱਥੋਂ ਯਾਦ ਹੋਣਾ ਯਾਰਾਂ ਸੀ ਸਖਤ ਹਦਾਇਤਾਂ ਬਾਪੂ ਦੀਆਂ ਬੜੀਆਂ ਛੱਡ ਗਈ ਸੀ ਜਿਹਨੂੰ ਕਦੇ ਲੰਘ ਜਾਣ ਕੇ ਲੁੱਟਦਾ ਨਜ਼ਾਰੇ ਅਵਤਾਰ ਭੁੱਲਣੀ ਮਰਦਾ ਹੇੜੀ ਤੂੰ ਪਿੰਡ ਵੇਖ ਆਣ ਕੇ ਲੁੱਟਦਾ ਨਜ਼ਾਰੇ ਅਵਤਾਰ ਭੁੱਲਣੀ ਮਰਦਾ ਹੇੜੀ ਤੂੰ ਪਿੰਡ ਵੇਖ ਆਣ ਕੇ ਐਵੇਂ ਤਾਂ ਨੀ ਜੱਗ ਤੇ ਸਲਾਮਾਂ ਹੁੰਦੀਆਂ ਐਵੇਂ ਤਾਂ ਨੀ ਜੱਗ ਤੇ ਸਲਾਮਾਂ ਹੁੰਦੀਆਂ ਯਾਰੀ ਵਿਅੰਤ ਪੰਗੂ ਨਾਲ ਰੱਖੀ ਲਾ ਨੀ ਕਿੱਥੋਂ ਯਾਦ ਹੋਣਾ